ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਪਦਾਰਥ ਤਿਨ ਕਉ ਪਾਇ ਹਰ ਕਾ ਨਾਮ ਰਤੇ ਲਿਵਲਾਇ ਸਦਾ ਧੰਨ ਅੰਤਰ ਨਾਮ ਜੀਵ ਜੰਤ ਜਿਨਹ ਪ੍ਰਤਪਾਲੇ ਮੁਕਤ ਪਦਾਰਥ ਤਿਨ ਕਉ ਪਾਇ ਹਰ ਕੈ ਨਾਮ ਰਤੇ ਲਿਵਲਾਇ ਗੁਰ ਸੇਵਾ ਤੇ ਹਰ ਨਾਮ ਧਨ ਪਾਵੈ ਅੰਤਰ ਪ੍ਰਗਾਸ ਹਰ ਨਾਮ ਤੇ ਆਵੈ ਰਹਾਉ ਇਹੋ ਹਰ ਰੰਗ ਗੂੜਾ ਧਨ ਤੇਰੇ ਸੁਦਾਰ ਰਾਵ ਪ੍ਰਭ ਸੋਏ ਵਿੱਚ ਪ੍ਰਭ ਕੋਈ ਨਾ ਪਾਏ ਮੂਲ ਜਨਮ ਗਵਾਏ ਗੁਰ ਤੇ ਸਾਤ ਸਹਜ ਸੁਖ ਬਾਣੀ ਸੇਵਾ ਸੱਚ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਏ ਸਾਚ ਨਾਮ ਵਡਿਆਈ ਪਾਏ ਆਪੇ ਕਰਤਾ ਜੁਗ ਜੁਗ ਸੋਏ नदर करे मेलावा हुए गुरबाणी ते हर मन वसाए नानक साच रते प्रभु आप मिलाए आपे करता जुग जुग से नदर करे मिलावा हुए गुरबाणी ते हर मन वसाए नानक साच रते प्रभु आप मिलाए वाहे गुरु जी का खालसा वाहे गुरु जी की फतेह तना श्री महला तीजा सदा तन अंतर नाम संभाले जीव जंत जिन्हे प्रतिपाले मुकत पदार्थ तिन कौ पाए हर का नाम रते लेवलाए